दंडौत वंदन अनेक बार शरण कला संत डोलन तेरा प्रभु नानक दे कर हथ दे कर हथ ज्ञान ध्यान किछ कर्म न जाना सार न जाना तेरे सब ते बड़ा सतगुर नानक जन कल राखे मेरे जन कल राखे मेरे यह अमृत बचन बाणी साधु जन जप कर विचित आनंद नित मंगल गुर दर्शन सफल संसार संसार सफल गंगा गुर दर्शन परसन परम पवित्र गते जीत जम लोक पतत जे प्राण हर जन चिव गुर ज्ञान रते रघुवंश तिलक सुंदर दशरथ कर उन बाँछ जाके शरण सतगुर गुर सेव अलख गत जाके श्री रामदास तारण तरणं श्री रामदास तारण तरणं आनंद गुण निदान गुरु गरीब नवाज गुरु गरीब नवाज गरीब नवाज गरीब नवाज

ਖੁਸ਼ੀ ਹੋਏ ਬੇਖਬਰ ਬਾਦ ਬਕਾਏ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਏ ਲੋਕ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਏ ਹੱਕ ਸੱਚ ਖਾਲਕ ਹਲਕ ਮਿਆਰੇ ਸ਼ਾਮ ਮੂਰਤ ਨਾਹੇ ਖਲਕ ਖਲਕ ਖਲਕ ਮਿਆਨੇ ਸ਼ਾਮ ਮੂਰਤ ਨਾਹੇ ਅੱਖ ਸੱਚ ਖਾਲਕ ਖਲਕ ਮਿਆਨੇ ਸ਼ਾਮ ਮੂਰਤ ਨਾਹੇ ਇਹ ਜੋ ਦੁਨੀਆ ਸਹਿਰ ਮੇਲਾ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰ ਅਸਮਾਨ ਮਿਆਨੇ ਨਹੰਗ ਦਰੀਆ ਗੁਸਲ ਕਰ ਦਿਲ ਬੂਦ ਅਸਮਾਨ ਮਿਆਨੇ ਨਹੰਗ ਦਰੀਆ ਗੁਸਲ ਕਰ ਦਿਲ ਬੂਦ ਅਸਮਾਨ ਮਿਆਨੇ ਨਹੰਗ ਦਰੀਆ ਗੁਸਲ ਕਰ ਦਿਲ ਬੂਦ ਕਰ ਫਕਰ ਦਾਇਮ ਨਾਇ ਚਸ਼ਮੇ ਜੈ ਤਹਾਂ ਮੌਜੂਦ ਫਕਰ ਦਾਇਮ छोटे कमर लिए ਸਹਿਬਾ ਰੰਗ ਤਾਉ ਕਾਰਣ ਸਹਿਬਾ ਰੰਗ ਤਾਉ ਕਾਰਣ ਸਹਿਬਾ ਰੰਗ ਤੇਰੇ ਨਾਮ ਅਨੇਕਾਂ ਰੂਪ ਲਲਤਾ ਕਹਿਣੇ ਨਾ ਜਾਈ Get the hell out. ਰਹਿਣ ਲੱਗੇ ਇਹ ਕੀਟ ਪਖਾਨੇ ਮੈਂ ਮਗੋੜ ਤੂੰ ਹੀ ਪ੍ਰਭ ਜਾਣੇ ਤਾ ਜਮ ਜਮ ਕੂਤ ਨ ਪਾਵੇ ਕਮਲ ਤਮਨ ਕੋ ਭੇਦ ਬਤਾਵੇ ਤੁਮਰੀ ਪ੍ਰਭਾ ਤੁਮੇ ਬਣ ਆਈ ਔਰ ਹੰਸ ਰਸ ਨਾਸ ਹੋਏ ਰਕਤ ਆਪ ਲੱਗੇ ਨਾਮ ਅਪਾਰ ਦਿਨ ਬੀਤੇ ਰਾ ਪਾਇਓ ਨਾ ਪਾਰਾ ਦਿਨ ਬੀਤੇ ਰਾ ਪਾਇਓ ਨਾ ਪਾਰਾ ਤੇਰੇ ਨਾਮ ਅਨੇਕਾਂ ਰੂਪ ਅਨੰਦਾ ਕਹਿ ਨਾ ਜਾਈ ਤੇਰੇ ਗੁਣ ਕੇਤੇ ਪ੍ਰਭ ਕੋ ਪ੍ਰਭ ਨੇ ਕਹੇ ਹੋ ਤੇਰੇ ਨਾਮ ਅਨੇਕਾਂ ਰੂਪ ਅਲੰਕਾਰ ਨਾਮ ਅਨੇਕਾਂ ਰੂਪ ਅਲੰਕਾਰ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਧਿਆਨ शिव शंद मुनि से रस कर सक ठाकुर गुण गावत इंद्र मनिंदर खोजते गोरख धरन गगन आवत फुल तावत सिद्ध मनुख्य देव अरदान एक दिन तक हस जावत प्रेम मूड सिमर सुख दाता नानक दास तुझे समझावत प्रेम मूड सिमर सुख दाता नानक दास तुझे समझावत तेरे नाम घट घट वास आपे नारी आप भुन ना संगत सबे बेचारो वाह वाह का बड़ा तमाशा यो खेल पट मेल तमाशा वाह गुरु तेरी सब रचना तरस चाले चाले रब मिल बेकी ਰੂਪ ਮਿਲਵੇ ਕੇ ਚਾ ਤ੍ਰੈ ਗੁਣ ਮਾਈ ਮੋਹਿ ਆਈ ਕਹਾਂ ਬਿਦਨ ਕਾਹੇ ਆਨ ਉਪਾਵ ਸਗਰੇ ਕੀਏ ਲੈ ਦੁੱਖ ਸਕੇਲਾ ਹੈ ਆਨ ਉਪਾਵ ਸਗਰੇ ਕੀਏ ਲੈ ਦੁੱਖ ਸਕੇਲਾ ਹੈ ਆਨ ਉਪਾਵ ਸਗਰੇ ਕੀਏ ਲੈ ਦੁੱਖ ਸਕੇਲਾ ਹੈ ਲਾਹੇ ਪ੍ਰਭ ਮਿਲਵੇ ਕੀ ਜਾ ਚਾਲੇ ਚਾਲੇ ਸਭ ਮਿਲਵੇ ਕੇ ਚਾ ਸਭ ਮਿਲਵੇ ਕੇ ਚਾ ਅਜ ਸ਼ਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦ ਗਾਹੇ ਪੰਜ ਸ਼ਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦ ਗਾਹੇ ਪੰਜ ਸ਼ਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦ ਗਾਹੇ ਪੰਜ ਸ਼ਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦ ਗਾਹੇ ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਰੰਗ ਦੇਖਣਾ ਜਾ ਪ੍ਰਕਿਰਤਬਾ ਜੀ ਆਦਰ ਜੀ ਉਹ ਸਭ ਕੀ ਸਤ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਸੀਂ ਕਰ ਮਾਨ ਮਹੱਤਾ ਤੇ ਆਪਣਾ ਆਪ ਦਰ ਸਤਿਕਲਾ ਪ੍ਰਭੂ ਦੀ ਸਹਿਜਤ ਕਿਤਾ ਨਾਨਕ ਦਾਸ ਦਾਸ ਤੁਦਿਆ ਗੈ ਬਿਨ ਬਤਾ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੇਤੀ ਛੁਟੇ ਨਾ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।